ਆਇਆ ਜਿਹੜਾ ਆਪਣੇ ਦਿਲ ਦੀ ਰਾਣੀ ਇੱਕ ਆਸ਼ਕ ਡਰਾਈਵਰ ਦੀ ਮਿੱਤਰੋ ਦੱਸਦਾ ਮੈਂ ਕਹਾਣੀ ਇੰਡੀਆ ਵਿੱਚ ਛੱਡ ਆਇਆ ਜਿਹੜਾ ਆਪਣੇ ਦਿਲ ਦੀ ਰਾਣੀ ਉਹ ਜੀ ਦੀ ਸਰੀ ਤੂੰ ਐਲੇ ਖੁਸ਼ੀ ਖਬਰੀ ਬੱਲੀਏ ਨੀ ਅਮਨ ਨੇ।